दूर पे आए फिरत फिरत ब्रह्म आया पर तो सुर लाए नानक की प्रति अपनी भक्ति लाए फिरत फिरत ब्रह्म आया दूर पे आई मैं चारे कुंडा पालिया मैं चारे कुंडा पालिया तुद जे वड़ना साइया मैं चारे कुंडा पालिया तुद जे वड़ना साइया जिथे सुबे थां नहीं तुलिया जिथे सुबे थां नहीं तुलिया बदो पुरख विदाते तू वसदी सगने पारे अनूप रामदास को नानक कसम जाए नाई रामदास मैं चारे कुंडा पालिया खुद जे वडना साइया खुद जे वडना साइया खुद जे वडना साइया मोए पर गए Thank you. Oh, no. ਜਿੱਥੋਂ ਤੱਕ ਅਰਦਾਸ ਸੋਚਦਾ ਹੈ ਗੁਰੂ ਦਾ ਤਰਸ ਉਹਦੇ ਉੱਤੇ ਜਿਹਦੇ ਉੱਤੇ ਸੰਗਤ ਦੀ ਪ੍ਰਸੰਨਤਾ ਆਖੋ ਸਤਨਾਮ ਸ੍ਰੀ ਵਾਹ ਮੈਂ ਨਿਰਗੁਣ ਯਾਰੇ ਕੋ ਗੁਣ ਨਾਈ ਆਪੇ ਤਰਸ ਹੋਈ ਪੁਰਾਣੇ ਮਹਾਰਾਜ ਜੀ ਦੇ ਕੀਰਤਨ ਅੱਜ ਜ਼ਿਆਦਾ, ਵਿਚਾਰ ਘੱਟ। ਸ਼ੁਕਰਾਨੇ ਮਹਾਰਾਜ ਜੀ ਜਾਣ ਲੱਗਿਆਂ ਬਹੁਤ ਮਨ ਡਰਦਾ ਸੀ। 12 ਦਿਨਾਂ ਦਾ ਰੂਟ ਹੈ, ਸਟੇਟਾਂ 4 ਨੇ, ਅਲੱਗ ਅਲੱਗ ਜਗ੍ਹਾ ਵੱਡੇ ਵੱਡੇ ਸਫ਼ਰ ਨੇ, ਲੇਕਿਨ ਗੁਰੂ ਦੀ ਹਜ਼ੂਰੀ ਵਿੱਚ ਦਾਸ ਵਿਸ਼ਵਾਸ ਨਾਲ ਕਹਿ ਸਕਦਾ ਹੈ ਜੇ ਉਹਦੇ ਤਰਸ ਨੇ ਸਭ ਕੁਝ ਭੁਗਤਾਇਆ ਤੁਹਾਡੀਆਂ ਅਰਦਾਸਾਂ ਸਦਕਾ। ਆਖੋ ਸਤਨਾਮ। ਤੁਹਾਡੀ ਅਸੀਸ ਸਦਕਾ, ਤੁਹਾਡੇ ਪਿਆਰ ਸਦਕਾ ਤਰਸ, ਉਹਦੇ ਤਰਸ ਨੇ ਨਿਰਵਿਘਨਤਾ ਸਹਿਤ ਸਾਰੀ ਸੰਪੂਰਨਤਾ ਬਖਸ਼ੀ ਹੈ। ਉਹਦੀ ਕਿਰਪਾ ਨਾਲ ਜੇ ਮਿੱਟੀ ਨੂੰ ਵੀ ਹੱਥ ਪਾਇਆ, ਉਹ ਸੋਨਾ ਰੂਪ ਹੋ ਕੇ ਅੱਗੋਂ ਪ੍ਰਾਪਤ ਹੋਈ ਹੈ ਤੁਹਾਡੀ ਸੀਸਾਂ ਨਾਲ। ਸ਼ੁਕਰਾਨਾ ਕਰੀਏ। ਹੋ ਮੈਂ ਨਿਰਗੁਣ ਯਾਰੇ ਤਰਸ ਪਿਓਈ, ਤਰਸ ਪਿਓਈ, ਨਿਰਗੁਣ ਮੈਂ ਨਿਰਗੁਣ ਸਤਿਕਾਰ ਕਰਦੇ ਹੋ ਵੀ ਇਹ ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਲੇਕਿਨ ਉਹ ਬਚਨ ਯਾਦ ਆ ਜਾਂਦੇ ਨੇ ਕਿ ਬਾਬਾ ਆਨੰਦ ਸਿੰਘ ਮਹਾਂਪੁਰਸ਼ਾਂ ਦੇ ਵਿਦਿਆ ਗੁਰੂ ਹੋਏ ਨੇ, ਬਾਬਾ ਵਧਾਵਾ ਸਿੰਘ ਵਿਦਿਆ ਗੁਰੂ, ਤੇ ਰੁਟੀਨ ਵਿੱਚ ਕੀ ਸੀ, ਬਾਬਾ ਆਨੰਦ ਸਿੰਘ ਜੀ ਚੇਲੇ, ਉਹ ਉਸਤਾਦ, ਉਹ ਵਿਦਿਆ ਗੁਰੂ, ਉਹ ਸਿੱਖਣ ਵਾਲੇ, ਭਾਵੇਂ ਉਹ ਮਿੱਟੀ ਦੇ ਉੱਤੇ ਹੀ ਊੜਾ ਐੜਾ ਈੜੀ ਸੱਸਾ ਹਾਹਾ ਪੰਜ ਅੱਖਰ ਹੀ ਲਿਖਾਏ ਤੇ ਆਖਿਆ ਕੱਟਿਆ ਜਮਕਾ ਹਾਹਾ।